ਵਿੱਚ ਬੋਲੋ ਵੇ ਸਖੀਏ ਫਿਰ ਬੋਲੋ ਆਪੇ ਬਹੁ ਵਿੱਚ ਰੰਗ ਲਾ ਸਖੀਏ ਮੇਰਾ ਮੇਰਾ ਨਾਲ ਹਰਿ ਜਪੋ ਆਪੇ ਰਾਵਣ ਆਪੇ ਹੋਵੇ ਚੋਲੜਾ ਰੰਗ ਰਤਾ ਮੇਰਾ ਸਾਹਿਬ ਪੁਰਬ ਰਹੇ ਆਪੇ ਮਾਛੀ ਮਛੂਲੀ ਆਪੇ ਪਾਣੀ ਜਾ ਅੰਦਰ ਆਪੇ ਬਹੁ ਰੰਗੋਲਾ ਸਖੀਏ ਮੇਰਾ ਨਾ ਨਿਤ ਰਵੇ ਸੋਹਾਗੁਣੀ ਆਪੇ ਵੇਖੂ ਵੇਗਸ ਰੱਖੀਏ ਸਖੀਏ ਸਖੀਏ ਮੇਰਾ ਸਖੀਏ ਮੇਰਾ ਨਾਲ ਆਪੇ ਮੋਹਿਤ ਰੱਖ ਲਾ ਸਖੀਏ ਮੇਰਾ ਆਪੇ ਮੋਹਿਤ ਰੱਖ ਲਾ ਸਖੀਏ ਮੇਰਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਹਸ਼ਮ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਕੀਰਤਨ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਜਣਾ ਨਾ ਪਿਆਰਾ ਦਾਰੂ ਸੱਚ ਨਾਮ ਆਰਾ ਜਿਨ ਪੁੱਤਾਂ ਸਭ ਗਵਾਨ ਹਰ ਸਾਧ ਸੁਖ ਬਣਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਰੱਬ ਪਾਲੇ ਪਾਤਰ ਵਿੱਚੋਂ ਜਿਸ ਦੀ ਆਏ ਵਡਿਆਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਤਰ ਹੋ ਗਿਆ ਸ਼ਬਦ ਵਜ ਕਲਾ ਜਿਤ ਕਰ ਧਾਰਿਆ ਪੰਜ ਰੂਪ ਵਿਵਾਸ ਕੀਤੇ ਪਾਲ ਪੰਜ ਤੁਮਾਰਿਆ ਗੁਰ ਕਰਮ ਪਾਇਆ ਸੁਧ ਜਿਤ ਕੌਸੇ ਨਾਮ ਹਰ ਕਹਿ ਲਾਗੇ ਪਹਿ ਨਾਨਕ ਤੈਸੂ ਗੁਰੂ ਹਰਿ ਕਰਿਆ ਨਦਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਕਰ ਪੰਜ ਪਾਇਆ ਤੇ ਸਗਲ ਦੇ ਸੂਰੇ ਰੋਗ ਸਤਾ ਸੁਣੀ ਸੱਚੀ ਬਾਣੀ ਸਾਜਿਤ ਭਏ ਸੱਚੇ ਪੂਰੇ ਗੁਰਜੇ ਜਾਣੀ ਸੁਣਦੇ ਪੁਨੀ ਚਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਦਾਨ ਚਰਨ ਲਾਗੇ ਬਾਜੇ ਅਨਹਦ ਪੂਰ ਸੋ ਗੁਰ ਬਾਣੀ ਪਿਤਾ ਮਾਤਾ ਧਰਤ ਮਹਾਤੇ ਜਿਸ ਰਾਤ ਕੋਈ ਗਾਈ ਦਾ ਆਖੇ ਲੈ ਸਗਲ ਜਾਗਤ ਜਗਿਆਈਆਂ ਮੁਰਿਆਈਆਂ ਵਾਜੇ ਧਰਮ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ ਸੋ ਕਹੋ ਡਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ अपने दास की आप पैज राखी नानक सद कुर्बान वाहे गुरु जी का खालसा वाहे गुरु जी की फतेह।